ਸਤਨਾਮ ਸ੍ਰੀ ਜਨ ਸ਼ਾਂਤ ਸਦਾ ਮਤ ਨਿਹਚਲ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਝੈ ਤਿਸ ਜਨ ਸ਼ਾਂਤ ਸਦਾ ਮਤ ਨਿਹਚਲ ਜਿਸ ਕਾ ਅਭਿਮਾਨ ਗਵਾਏ ਜਨ ਨਿਰਮਲ ਜੇ ਗੁਰਮੁਖ ਬੂਝੈ ਹਰ ਚਰਣੀ ਚਿਤ ਲਾਏ ਹਰ ਚੇਤ ਅਚੇਤ ਮਨਾ ਜੋ ਇੱਛਾ ਹੈ ਸੋ ਫਲ ਹੋਈ ਗੁਰ ਪ੍ਰਸਾਦੀ ਹਰ ਰਸ ਪਾਵੈ ਪੀਵਤ ਰਹੇ ਸਦਾ ਸੁਖ ਹੋਈ ਗੁਰ ਭੇਟੇ ਤਾਂ ਪਾਰਸ ਹੋਵੇ ਪਾਰਸ ਹੋਏ ਤਾਂ ਪੂਜ ਕਰਾਏ ਜੋ ਉਸ ਪੂਜੇ ਸੋ ਫਲ ਪਾਏ ਦੀਖਿਆ ਦੇਵੈ ਸੱਚ ਬੁਝਾਏ ਵੇਣ ਪਾਰਸੈ ਪੂਜ ਨਾ ਹੋਵਈ ਵੇਣ ਮਨ ਪਰਚੇ ਆਵਰਾ ਸਮਝਾਏ ਗੁਰੂ ਸਦਾਏ ਅਗਿਆਨੀ ਅੰਧਾ ਕਿਸੇ ਉਹ ਮਾਰਗ ਪਾਏ ਨਾਨਕ ਵੇਣ ਨਦਰੀ ਕਿਛੂ ਨ ਪਾਈਐ ਜਿਸ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਦੇਵੜਿਆਈ සබද වරතයි නානක වේණ නදරි කිචු නපයි ජේස නදර කරේ සෝපයි ගෝර පරසාදි දේවඩයයි අපන සබද වරතයි ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਜਰੀ ਮਹੱਲਾ ਤੀਜਾ ਤਿਸ ਜਨ ਸਾਂਤ ਸਦਾ ਮਤ ਨਿਚਲ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਝੈ ਹਰ ਚਰਣੀ ਚਿਤ ਲਾਏ।